ਦੱਸ ਤੇਰਾ ਕੀ ਏ ਖਿਆ ਨੀ ਤੂੰ ਉਦੋਂ ਹੀ ਦੱਸ ਦੇਂਦੀ ਕਿਉਂ ਦਿਲ ਵਿੱਚ ਰੱਖਣੀ ਸੀ ਗੱਲ ਕਿੱਥੇ ਖੜੀ ਦੱਸ ਦੇ ਨੀ ਜਿਹੜੀ ਸੋਚ ਕੇ ਦੱਸਣੀ ਸੀ ਗੱਲ ਕਿੱਥੇ ਖੜੀ ਦੱਸ ਦੇ ਜਿਹੜੀ ਸੋਚ ਕੇ ਦੱਸਣੀ ਸੀ ਦੱਸ ਦੇ ਪਿਆਰਾਂ ਨੂੰ ਨਾ ਕਰ ਦਿੰਦੀ ਜੇ ਨਾ ਚਾਹੁੰਦੀ ਉਹ ਦਿਨ ਯਾਰਾਂ ਨੂੰ ਕਿਉਂ ਤੂੰ ਦਿਲ ਚ ਲੁਕੋਈ ਫਿਰਦੀ ਦੱਸ ਦੇ ਸਭ ਕੁਝ ਕਹਿ ਗਈ ਨੀ ਜਿਹੜੀ ਤੇਰੀ ਤੱਕਣੀ ਸੀ ਗੱਲ ਕਿੱਥੇ ਖੜੀ ਦੱਸ ਦੇ ਨੀ ਜਿਹੜੀ ਸੋਚ ਕੇ ਦੱਸਣੀ ਸੀ ਗੱਲ ਕਿੱਥੇ ਖੜੀ ਦੱਸ ਦੇ ਜਿਹੜੀ ਸੋਚ ਕੇ ਦੱਸਣੀ ਸੀ ਦੱਸਦੀਆਂ ਤੂੰ ਵੀ ਨਹੀਂ ਹੁਣ ਸੌਂਦੀ ਰਾਤਾਂ ਨੂੰ ਤਿਆਰੀ ਏ ਜਦ ਹਾਂ ਦੀ ਕਿਉਂ ਦੱਬਿਆ ਜਜ਼ਬਾਤਾਂ ਨੂੰ ਅੱਖਾਂ ਦੱਸਦੀਆਂ ਤੂੰ ਵੀ ਨਹੀਂ ਹੁਣ ਸੌਂਦੀ ਰਾਤਾਂ ਨੂੰ ਜਦ ਹਾਂ ਦੀ ਕਿਉਂ ਦੱਬਿਆ ਜਜ਼ਬਾਤਾਂ ਨੂੰ ਕੁਝ ਦਿਲ ਵਿੱਚ ਹੋਰ ਹੁੰਦਾ ਫਿਰ ਅੱਖ ਹੀ ਨਾ ਚੁੱਕਣੀ ਸੀ ਗੱਲ ਕਿੱਥੇ ਖੜੀ ਦੱਸ ਦੇ ਨੀ ਜਿਹੜੀ ਸੋਚ ਕੇ ਦੱਸਣੀ ਸੀ ਗੱਲ ਕਿੱਥੇ ਖੜੀ ਦੱਸ ਦੇ ਸੋਚ ਕੇ ਦੱਸਣੀ ਸੀ ਦਿਲ ਜਦ ਤੇਰਾ ਕਿਉਂ ਸ਼ਰਮਾਉਣੀ ਏ ਖੁੱਲ ਕੇ ਦੱਸ ਦੇ ਤੂੰ ਵੀ ਤਾਂ ਰਿੱਕੀ ਨੂੰ ਚਾਹੁੰਦੀ ਏ ਦਿਲ ਜਦ ਤੇਰਾ ਵੀ ਕਰਦਾ ਫਿਰ ਕਿਉਂ ਸ਼ਰਮਾਉਣੀ ਏ ਖੁੱਲ ਕੇ ਦੱਸ ਦੇ ਤੂੰ ਰਿੱਕੀ ਨੂੰ ਚਾਹੁੰਦੀ ਏ ਜਾਂ ਤੂੰ ਸਹੇਲੀ ਆਪਣੀ ਤੋਂ ਗੱਲ ਓਲੇ ਰੱਖਣੀ ਸੀ ਗੱਲ ਕਿੱਥੇ ਖੜੀ ਦੱਸ ਦੇ ਨੀ ਜਿਹੜੀ ਸੋਚ ਕੇ ਦੱਸਣੀ ਸੀ ਗੱਲ ਕਿੱਥੇ ਖੜੀ ਦੱਸ ਦੇ ਨੀ ਜਿਹੜੀ ਸੋਚ ਕੇ ਦੱਸਣੀ ਸੀ।